ਸ਼ਹਿਰ ਕਾਕਾ ਜੀ ਨੂੰ ਫੇਰਦੀ ਪੁਲਿਸ ਲੱਭਦੀ ਤੇ ਪਿੰਡ ਬੇਬੇ ਕਹਿੰਦੀ ਪੁੱਤ ਮੇਰਾ ਸਾਹੁ ਹੈ ਬੜਾ। ਉਹ ਮਨਕਿਰਤ ਬਾਈ ਸਾਲ ਹੋ ਗਿਆ ਯਾਰ ਆਹੀ ਗਾਣਾ ਸੁਣਦੇ ਨੂੰ, ਹੁਣ ਕੋਈ ਨਵਾਂ ਸੁਣਾ ਦੇ। ਲੈ ਬਾਈ ਕੱਢ ਦੇ ਕੋਈ ਨਵਾਂ ਸੱਪ ਫਿਰ। ਕਰ ਚੰਡੀਗੜ੍ਹੀਏ ਨੂੰ ਫੋਨ, ਚੱਲ ਫਿਰ। ਡਿਸਕੋ ਚ ਪੈਣ ਭੰਗੜੇ ਵੀ ਜੱਟ ਘਰ ਦੀ ਸ਼ਰਾਬ ਪੀ ਕੇ ਵੜ ਗਏ। ਡਿਸਕੋ ਚ ਪੈਣ ਭੰਗੜੇ।